ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਜੀ ਤਾਂ ਕਰਦਾ ਸਾਰੇ ਹਿੱਟ ਗੀਤ ਸੁਣਾਵਾਂ, ਪਰ ਸਮੇਂ ਦੀ ਘਾਟ ਹੋਣ ਕਾਰਨ ਕੁਝ ਮਕਬੂਲ ਗੀਤਾਂ ਦੇ ਮੁਖੜੇ ਸੁਣਾ ਰਿਹਾ।